धरती tare ti ha tare ti tare ti te lau asya tare ti te tare ਕਬਰਾਂ ਪਈਆਂ ਚੋਣ ਕਬਰਾਂ ਪਈਆਂ ਚੋਣ ਕਬਰਾਂ ਪਈਆਂ ਚੋਣ ਪ੍ਰੀਤ ਦੀਆਂ ਸ਼ਾਹਜ਼ਾਦੀਆਂ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਸਭ ਕੈਦੋ ਬਣ ਗਏ ਹਾਜੀ ਸਭ ਕੈਦੋ ਬਣ ਗਏ ਅੱਜ ਸਭ ਕੈਦੋ ਬਣ ਅੱਜ ਕਿੱਥੋਂ ਲਿਆਈਏ ਲੱਭ ਕੇ ਫਾਰਸੀ ਸ਼ਾਹ ਅੱਖਾਂ ਵਾਲੀ ਸ਼ਾਹ ਨੂੰ ਕਿਤੋਂ ਕਬੂਰਾ ਅਗਲਾ ਵਰਕਾ ਹੋ